ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਵਿਆਪਿਆ ਤੋਹੇ ਕੁਦਮ ਕਰ ਗਾਡਰ ਜਿਉ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਵਿਆਪਿਆ ਤੋਹੇ ਕੁਦਮ ਕਰ ਗਾਡਰ ਜਿਉ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨਾ ਰਹਾ ਉਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰੈ ਵਿਕਾਰ ਜੀਅਰ ਕੈ ਤਾਈ ਗਾਭਲ ਸੰਗ ਨ ਤਸੁਆ ਜਾਈ ਤਰਤ ਤੋਹ ਅਨਕ ਛਲ ਜਾਨੈ ਕੌਡੀ ਕੌਡੀ ਕੌ ਖਾਕ ਸਿਰ ਸ਼ਾਨ ਜਿਨ ਦੀਆਤ ਸੈਨ ਚਿਤ ਮੂਲ ਮਿਥਿਆ ਲੋਭ ਨ ਉਤਰ ਸੂਲ ਪਾਰ ਬ੍ਰਹਮ ਜਬ ਭਏ ਦਇਆਲਾ ਇਹੋ ਮਨ ਹੋਆ ਸਾਦਰ ਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚ ਸਾਚ ਸਮਾਏ ਪਾਰ ਬ੍ਰਹਮ ਜਬ ਭਏ ਦਇਆਲ ਇਹੋ ਮਨ ਹੋਆ ਸਾਦਰ ਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸੱਚ ਸੱਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।